ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨਹ ਨਿਰਮਲੰ ਸੰਤ ਸੰਗੇਣ ਨਾਨਕ ਪਰਮੇਸ਼ੁਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਾਈ ਕਾਮ ਸੀਤਲ ਥੀਵਾ ਨਾਨਕਾ ਜਪੰਦੜੋ ਹਾਰੇ ਨਾਮ ਚਰਨ ਕਮਲ ਕੀ ਓਟ ਉਦਰੇ ਸਗਲ ਜਾਨ ਸੋਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਾਨ ਤੋਟ ਨ ਆਵਾ ਮੂਲ ਸੰਚਿਆ ਨਾਮ ਭਾਨ ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੌਨ ਆਠ ਪਹਿਰ ਹਰ ਧਿਆਇ ਹਾਰ ਜਾਸ ਨਿਤ ਸੋਨ ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੌਨ ਪਹਿਰ ਹਰ ਧਿਆਇ ਹਾਰ ਜਾਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ। ਜੈਤ ਸਰੀ ਕੀ ਵਾਰ ਪੌੜੀ ਸਤਾਰਵੀ ਸਲੋਕਾਂ ਨਾਲ